ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਾਇਆ ਪ੍ਰਭ ਆਪਣਾ ਗਾਇਆ ਰਾਮ ਅਬਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮੰਗਲ ਸਾਜ ਪਾਇਆ ਪ੍ਰਭ ਆਪਣਾ ਗਾਇਆ ਰਾਮ ਅਬਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤ ਸਹਿਜ ਸਮਾਈਐ ਗੋਵਿੰਦ ਪਾਈਐ ਦੇਹੁ ਸਖੀਐ ਮੋਹਿ ਮਤ ਦਿਨ ਰਹਿਣ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲੈਹੋ ਮੋਹਿ ਲੜ ਲਾਇਆ ਪਇਆ ਸਮਾਹਰਾ ਹਰ ਰਤਨ ਵਿਸਾਰਾਮ ਖੋਜੀ ਖੋਜ ਲਦਾ ਹਰ ਸੰਤਨ ਪਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੈ ਹਰ ਜਸ ਲਾਹ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਹ ਭਇਆ ਗਇਆ ਵੇ ਜੋਗੋ ਰਾਮ ਮਿਲ ਸੰਤ ਆਏ ਪ੍ਰਭ ਅਚਰਜ ਜਾਨੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀ ਓਤ पोती हर नाम सब रस भोगो बिनवंत नानक सब संत मेली प्रभ करण कारण जोगो पावन सुहावरा तरत सभागी राम प्रभ कार आए अड़ा गोर चरणी लागी राम गोर चरण लागी सहज जागी सगल इच्छा पुनिया मेरी आस पूरी संत तूरी हार मेरे कंत विछुन्या आनंद आनंद न वजे वाजे अहं मत मन की त्यागी बेनवंत नानक शरण स्वामी संत संग लेव लागे आनंद आनंद न वजहे वाजे अहं मत मन की त्यागी बेनवंत नानक शरण स्वामी संत संग लेव लागी वाहे गुरु जी का खालसा वाहे गुरु जी की फतेह बिलावल महला पंजवा संत एक ओंकार सतगुर प्रसाद मंगल साज पया प्रभ अपना गाया राम अविनाशी वर सुनिया मन उपजया चाया राम।